ਓ ਮਾਰਲੀ ਟਾਲੀ ਦੇ ਵਿੱਚ ਗੱਡੀ ਓ ਗੁਰ ਰੰਗ ਨੇ ਰਗੜਤਾ ਓ ਚੱਲ ਸਾਨਾ ਸਵੇਰੇ ਹੱਲੇ ਨੂੰ ਜਾਣਾ ਓ ਸਰਦਾਰਨੀਏ ਓ ਜੂਸ ਤਾਂ ਪਿਆ ਦੇ ਓ ਤੈਨੂੰ ਨੀ ਪਤਾ ਕਮਾਈਆਂ ਕਿਵੇਂ ਹੁੰਦੀਆਂ ਸੱਪਾਂ ਦੀਆਂ ਸਿਰੀਆਂ ਤੋਂ ਨੋਟ ਚੱਕਣੇ ਪੈਂਦੇ ਆ ਓ ਮੇਰਾ ਸ਼ੇਰ ਬੱਗਾ ਨੀ ਨਿੰਮੋ ਤੇਰੇ ਗਿੱਲ ਸਾਹਿਬ ਤੇਰੇ ਲਈ ਕੁਛ ਨੀ ਲਿਆ ਮੇਰੇ ਵਾਲੇ ਤਾਂ ਨੀ ਤੂੰ ਤਾਂ ਬਾਲੀ ਭੋਲੀ ਏ ਇਹਨਾਂ ਮਰਦਾਂ ਨੂੰ ਜਿੰਨਾ ਚੰਡ ਕੇ ਰੱਖੋ ਓਨਾ ਠੀਕ ਰਹਿੰਦੇ ਨੇ ਤੈਨੂੰ ਪਤਾ ਪ੍ਰੀਤੋ ਦੇ ਘਰ ਵਾਲੇ ਨੂੰ ਤਾਂ ਗੋਰੀ ਲੈ ਗਈ ਇਹਦੇ ਨਾਲ ਵਿਆਹ ਕਰਾ ਲੈਣਾ ਸੀ ਮੇਰੇ ਨਾਲੋਂ ਜ਼ਿਆਦਾ ਤੂੰ ਟਰੱਕ ਨੂੰ ਸਜਾਇਆ ਵੇ ਹੁਸਨ ਮੇਰੇ ਤੇ ਕਦੇ ਧੇਲਾ ਵੀ ਨਾ ਲਾਇਆ ਵੇ ਮੇਰੇ ਨਾਲੋਂ ਜ਼ਿਆਦਾ ਤੂੰ ਟਰੱਕ ਨੂੰ ਸਜਾਇਆ ਵੇ ਹੁਸਨ ਮੇਰੇ ਤੇ ਕਦੇ ਧੇਲਾ ਵੀ ਨਾ ਲਾਇਆ ਵੇ ਇੰਡੀਆ ਤੋਂ ਆਈ ਸੀ ਮੈਂ ਬਣ ਕੇ ਕਵੀਨ ਵੇ ਅੱਜ ਮੈਨੂੰ ਜਪੇ ਤਾਂ ਫਿਲਮੀ ਸੀ ਸੀਨ ਵੇ ਮੈਂ ਖੰਡ ਜਹੀ ਕੀੜਿਆਂ ਦੇ ਪੌਣ ਰੋੜਤੀ ਹਰ ਵੇਲੇ ਕੰਧੇ ਘੁੱਟ ਤੇ ਸਵਾਰ ਰਹਿੰਦੀ ਆ ਕਿਤੇ ਖੜ ਕੇ ਵੀ ਗੱਲ ਸੁਣ ਲਿਆ ਕਰ ਨਾਲੇ ਕੀ ਤੂੰ ਇਹ ਡਾਇਮੰਡ ਸਿੱਟਾਂ ਪਿੱਛੇ ਲੜਦੀ ਰਹਿੰਦੀ ਆ ਉਹ ਤੇਰਾ ਜੱਟ ਤਾਂ ਤੇਰੇ ਲਈ ਨਾ ਸਰਪ੍ਰਾਈਜ਼ ਪਲਾਨ ਕਰੀ ਫਿਰਦਾ ਪਹਿਲਾਂ ਨਹੀਂ ਦੱਸ ਸਕਦਾ ਸੀ ਮੈਂ ਹੀ ਆ ਜਿਹੜੀ ਤੇਰੇ ਨਾਲ ਕੱਟੀ ਜਾਂਦੀ ਆ ਓਏ ਨਾਲੇ ਤੁਸੀਂ ਸਾਰੇ ਡਰਾਈਵਰ ਇੱਕੋ ਜਿਹੇ ਹੁੰਨੇ ਆ ਓ ਮੈਂ ਵੀ ਤੇਰੇ ਨਾਲ ਬਿਨਾਂ ਸਿੰਘਾਂ ਦੀ ਚੜੇਲ ਨਾਲ ਵਿਆਹ ਕਰਾ ਕੇ ਬੜਾ ਖੁਸ਼ ਨਹੀਂ ਮੇਰੇ ਕਰਮ ਮਾੜੇ ਸੀ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਲਿਆ ਮੈਨੂੰ ਰੱਬ ਕਿਤੇ ਮੌਕਾ ਦੇ ਦੇ ਨਾ ਜ਼ਿੰਦਗੀ ਪਿੱਛੇ ਜਾ ਵੜਵੇ ਤੇਰੇ ਹਾਲ ਤਾਂ ਦੇਖਦਾ ਨਹੀਂ ਮੈਂ ਵੱਡੀ ਸੈਲਫੀ ਕੁਈਨ ਸੁਣ ਜੀ ਜਵਾਨੀ ਕੰਡਿਆ ਨਾ ਤੋਲਦੀ ਓਏ ਲੰਮੇ